ਕੁੜੀਆਂ ਹਵੇਲੀ ਬਾਹਰੋਂ ਬਾਹਰ ਨੀ ਰੱਖੇ ਫਾਈਟ ਨੂੰ ਵੀ ਪੈਟ ਬੁੱਲ ਚਾਰ ਨੀ ਘੋੜੀਆਂ ਹਵੇਲੀ ਬਾਹਰੋਂ ਬਾਹਰ ਨੀ ਰੱਖੇ ਫਾਈਟ ਨੂੰ ਵੀ ਪੈਟ ਬੁੱਲ ਚਾਰ ਨੀ ਨੀ ਕੰਡਿਆਂ ਤੇ ਸੈਰ ਕਰਦਾ ਜਿੱਥੇ ਹੁੰਦੀਆਂ ਪਾਬੰਦੀ ਹਥਿਆਰ ਦੀ ਨੀ ਉੱਥੇ ਗੱਠ ਪੈਰ ਕਰਦਾ ਹੁੰਦੀਆਂ ਪਾਬੰਦੀ ਹਥਿਆਰ ਦੀ ਨੀ ਉੱਥੇ ਗੱਠ ਪੈਰ ਕਰਦਾ ਕੱਲੇ ਉਹ